کہ دیکھتے ہیں جو محجبینوں کو. واہ اللہ تعالی کی حمد. دیکھتے ہیں جو محجبینوں کو کہنا پڑتا ہے نکتہ چینوں کو. دیکھتے ہیں جو محجبینوں کو کہنا پڑتا ہے نکتہ چینوں کو کہ جانے کتنا جانے کتنا حسین وہ خود ہوگا جس نے پیدا کیا حسینوں کو. جس نے پیدا کیا حسینوں کو زمین اونچی زمین سے آسمان کا ہے نظام اونچا. زمین اونچی زمین سے آسمان کا ہے نظام اونچا یوں ہی پھر آسمان سے عرش اعلیٰ کا ہے بام اونچا. یوں ہی پھر آسمان سے عرش اعلیٰ کا ہے بام اونچا یوں ہی پھر عرش حق سے محمد کا مقام اونچا. سبحان اللہ. یہ پھر لام سے ہے محمد کا مقام اونچا. ناصری ناصری جو مجھے پڑھنی ہے پیش کرنی ہے جو ناصری مجھے بابا جی پڑھنی ہے اس کا تعلق ہے حضور کی محفل سے. سرکار کی محفل حضور کی محفل کا ذکر کرتا ہے شاید. اس نے کہا کہ لپ نام حضور آئے گا لپ نام نام حضور آئے گا ایک نرالا سرور آئے گا ایک نرالا سرور آئے گا بیٹھوا کر نبی کی محفل میں دل کی دنیا میں نور دل کی دنیا میں دل کی دنیا میں بیٹھوا کر نبی کی محفل میں دل کی دنیا میں نور آئے گا راستہ دیکھتے رہو اس کا آنے والا ضرور آئے گا. واہ سبحان اللہ سبحان اللہ سبحان اللہ. آنے والا آنے والا ضرور آئے گا. بات بھائی خالی راہ سے نہیں اتنی بڑی محفل اتنی بڑی محفل سجائی گئی سجائی گئی. مقصد و منشا مقصد و منشا کیا ہے ہم اور آپ یہاں حاضر ہیں ہم اور آپ یہاں حاضر ہیں مقصد کیا ہے منشا کیا ہے حضور قبلہ پیر نقیب الرحمان مدد العالی دنیا بھر میں حضور کی محفلیں سجا رہے ہیں. مقصد صرف اور صرف یہی ہے یہی ہے کہ بات بات چھیڑو مصطفیٰ کے پیار करती वाह वाह बात छेड़ो मुस्तफा के प्यार की बात छेड़ो मुस्तफा के प्यार की बात छेड़ो प्यार की बात छेड़ो मुस्तफा के प्यार की बात छेड़ो मुस्तफा के प्यार की बात छेड़ो रहे सरकार की महफिले सजती रहे सरकार की महफिले सजती रहे सरकार की छेड़ने वाले ने मुस्तफा का जिक्र यूं छेड़ा कहता है कि हश्र में हमको संभालेंगे हुजूर हश्र में हमको संभालेंगे हुजूर फिक्र क्यों करते फिरे बेकार की बात छेड़ो के प्यार की महफिले सजती रहे सरकार की महफिलों में आने वाले सब्र कर अच्छा नारे तकबीर नारे सब्र कर महफिलों में आने वाले सब्र कर है खबर आका को हर बीमार है खबर आका को हर बीमार है खबर आका को हर बीमार अच्छा चौथा इस कलाम का चौथा मुकर्रर यानी फिर पढ़े तो मैं फिर पढ़ रहा हूँ महफिलों में आने वाले महफिलों में आने वाले सब्र करे है खबर आका को है बीमार की है खबर देखा देखा मुझको कब्र में बोले नकीर बोले नकीर देखा कब्र में बोले नकी बोले नकी बोले न ਅੱਖੀ ਬੋਲੇ ਨਕੀ ਬੋਲੇ ਨਕੀ ਬੋਲੇ ਨਕੀ ਬੋਲੇ ਨਕੀ ਬੋਲੇ ਨਕੀ ਨਾਥ ਜਲਦੀ ਛੇੜ ਦੇ ਸਰਕਾਰ ਨਾਥ ਜਲਦੀ ਛੇੜ ਦੇ ਸਰਕਾਰ ਕੀ ਨਾਥ ਜਲਦੀ ਛੇੜ ਦੇ ਸਰਕਾਰ ਕੀ ਮਹਿਫਿਲੇ ਸਜਦੀ ਰਹੇ ਸਰਕਾਰ ਕੀ ਯਹ ਸਦਕਾ ਮੁਸਤਫਾ ਕੀ ਆਲ ਕਾ ਪਾਂਚਵਾਂ ਸ਼ੇਰ ਮੈਨੇ ਪੜ੍ਹ ਦੀਏ ਔਰ ਯੇ ਪੜ੍ਹ ਰਹਾ ਹੂੰ ਪਾਂਚਵਾਂ ਸ਼ੇਰ ਯਹ ਸਦਕਾ ਯਹ ਸਦਕਾ ਮੁਸਤਫਾ ਕੀ ਆਲ ਕਾ ਲਾਜ ਰਹਿ ਜਾਤੀ ਹੈ ਮੁਝੇ ਲਾਚਾਰ ਕੀ ਲਾਜ ਰਹਿ ਜਾਤੀ ਹੈ ਮੁਝੇ ਲਾਚਾਰ ਕੀ ਲਾਜ ਰਹਿ ਜਾਤੀ ਹੈ ਮੁਝੇ ਲਾਚਾਰ ਮੱਕਾ ਸੈਯਦ ਆਬਿਦ ਅਲੀ ਸੈਯਦ ਜ਼ਾਦੇ ਨੇ ਕਲਾਮ ਲਿਖਿਆ ਤਖਲਸ ਹੈ ਉਨਕਾ ਆਬਿਦ ਆਬਿਦ ਔਰ ਆਬਿਦ ਆਬਿਦ ਉਹਨੇ ਆਪਣੇ ਨਾਮ ਕਾ ਫਾਇਦਾ ਇਸ ਤਰ੍ਹਾਂ ਉਠਾਇਆ ਸੈਯਦ ਜ਼ਾਦਾ ਜਿਸਨੇ ਕਲਾਮ ਲਿਖਾ ਉਹ ਪਾਂਚਵੇਂ ਸ਼ੇਰ ਤੱਕ ਦਾ ਸਲਸਲ ਹੈ ਬਾਬਾ ਜੀ ਸ਼ੇਰ ਕਹਿਤਾ ਹੈ ਕਿ ਆਬਿਦ ਬੀਮਾਰ ਅੱਛਾ ਹੋ ਗਿਆ ਆਬਿਦ ਬੀਮਾਰ ਕੀ ਹੈ ਇਨਾਇਤ ਆਬਿਦ ਬੀਮਾਰ ਕੀ ਇਨਾਇਤ ਆਬਿਦ ਬੀਮਾਰ ਕੀ ਮਹਿਫਿਲੇ ਸਜਦੀ ਰਹੇ ਸਰਕਾਰ ਕੀ ਵਾਹ ਵਾਹ ਇੱਕ ਨਾਸ਼ੀਦ ਕੇ ਚੰਦ